ਹੇ ਮਾਈ ਮੇਰੀ ਸੱਚੀਆਂ ਜੋਤਾਂ ਵਾਲੀ ਮਾਤਾ ਤੇਰੀ ਸਦਾ ਹੀ ਜੈ ਓ दूर जा रहा हूँ, मैं तेरे पास आ रहा हूँ। बोलो जय माता दी, मैंने सुनिया जय माता दी, इससे बोलो।